ਦੁਨੀਆ ਵੇਖ ਕੇ ਚੰਨ ਸ਼ਰਮਾਉਣੇ, ਤਾਰੇ ਵੀ ਦੇਖ ਕੇ ਲੁੱਕ ਛੁਪ ਜਾਣੇ, ਅੱਖੀਆਂ ਤੇਰੀ ਮੇਰੇ ਦਿਲ ਪੇ ਵਾਰ ਕਰੇ ਤੇਰੀ ਅਦਾ, ਜਾਣੀਏ ਤੁਝੇ ਨਾ ਪਤਾ, ਜਾਣੀਏ ਐਸਾ ਨਸ਼ਾ, ਜਾਣੀਏ ਮੇਰੇ ਦਿਲ ਕੋ ਪਾਰ ਕਰੇ ਤੇਰੀ ਅਦਾ, ਜਾਣੀਏ ਤੁਝੇ ਨਾ ਪਤਾ, ਜਾਣੀਏ ਐਸਾ ਨਸ਼ਾ, ਜਾਣੀਏ ਮੇਰੇ ਦਿਲ ਕੋ ਪਾਰ ਕਰੇ। ਜਾਣੀਏ ਤੁਝੇ ਨਾ ਪਤਾ, ਜਾਣੀਏ ਐਸਾ ਨਸ਼ਾ, ਜਾਣੀਏ ਮੇਰੇ ਦਿਲ ਪੇ ਵਾਰ ਕਰੇ ਤੇਰੀਏ ਅਦਾ, ਜਾਣੀਏ ਤੁਝੇ ਨਾ ਪਤਾ, ਜਾਣੀਏ ਐਸਾ ਨਸ਼ਾ, ਜਾਣੀਏ ਮੇਰੇ ਦਿਲ ਕੋ ਪਾਰ ਕਰੇ। ਜਾਣੀਏ ਤੁਝੇ ਨਾ ਪਤਾ।